ਸਿੱਧੀ ਸੌਖੀ ਗੱਲ ਇਹ ਹੈ ਕਿ ਤੂੰ ਮੈਨੂੰ ਆ ਗਈ ਹੈ ਪਸੰਦ। ਹੁਣ ਜਾ ਕੇ ਆਪਦੇ ਘਰਦਿਆਂ ਨੂੰ ਕਹਿ ਦੇ ਜੇ ਕੋਈ ਰਿਸ਼ਤਾ ਲੈ ਕੇ ਆਵੇ ਤਾਂ ਬਾਹਰੋਂ ਹੀ ਮੋੜ ਦੇਣ, ਕਿਉਂਕਿ ਵਿਆਹ ਕੇ ਤਾਂ ਤੈਨੂੰ ਬਰਾੜਾਂ ਦਾ ਜੱਸਾ ਹੀ ਲਿਜਾਓ। ਸੱਚੀ ਮੁੱਚੀ ਰੱਬਾ ਮੈਨੂੰ ਪਿਆਰ ਹੋ। ਸੱਚੀ ਮੁੱਚੀ ਰੱਬਾ ਮੈਨੂੰ।